ਦੇ ਪਰਿਵਾਰ ਦੋਵੇਂ ਪੁੱਤਰਾਂ ਦੇ ਬਾਹਰ ਸੱਤਾ ਮਾਛੀ ਬਾਰੇ ਚੱਲਾ ਨੰਗੀ ਲੈ ਕੇ ਤਲਵਾਰ ਚੱਲ ਸੀਨੇ ਵਿੱਚ ਚੱਲ ਕੇ ਜਪਾਈ ਬਾਲ ਦਿਨ ਚੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਚਾਲ ਦਿਨ ਚੀਸ ਪੈ ਗਈ ਕਾਲੀ ਬੋੜੀ ਰਾਤ ਜ਼ੁਲਮ ਦੀ ਜਦ ਸੀ ਹਿੰਦ ਤੇ ਛਾਈ ਲੱਖਾਂ ਹਿੰਦੂ ਮੁਸਲਮ ਬਣ ਗਏ ਥਾਂ ਥਾਂ ਮੱਚੀ ਦੁਹਾਈ ਇੱਕ ਪੰਡਤਾਂ ਦਾ ਹਾਲ ਗੱਲਾਂ ਕਰੇ ਪਿਤਾ ਨਾਲ ਇੱਕ ਪੰਡਤਾਂ ਦਾ ਹਾਲ ਗੱਲਾਂ ਕਰੇ ਪਿਤਾ ਨਾਲ ਸਿਰ ਦਿੱਤਿਆਂ ਬਗੈਰ ਹੱਲ ਹੋਣਾ ਨਹੀਂ ਸਮਾਲ ਸਿਰ ਦੇ ਕੇ ਸਦਾ ਧਰਮ ਮਚਾਈ ਦਾ ਚਾਲ ਦਿਨ ਫੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਚਾਲ ਦਿਨ ਫੀਸ ਪੈ ਗਈ ਪੰਥ ਖਾਲਸਾ ਆਪੇ ਸਾਜੇ ਪੰਜ ਪਿਆਰੇ ਸਾਜਾ ਪੰਥ ਖਾਲਸਾ ਆਪੇ ਸਾਜੇ ਪੰਜ ਪਿਆਰੇ ਕਉ ਗਰੀਬ ਦੀ ਰੱਖਿਆ ਦੇ ਦਸਤੂਰ ਸਿਖਾਏ ਸਾਰੇ ਭਾਰਾ ਮੰਨਣਾ ਸਿਖਾਇਆ ਬਾਰਾਂ ਸ਼ੇਰਾਂ ਵਾਲਾ ਪਾਇਆ ਭਾਰਾ ਮੰਨਣਾ ਸਿਖਾਇਆ ਬਾਰਾਂ ਸ਼ੇਰਾਂ ਵਾਲਾ ਪਾਇਆ ਸਵਾ ਲੱਖ ਨਾਲ ਕੱਲਾ ਸਿੰਘ ਸੀ ਲੜਾਇਆ ਧੰਨ ਜਿਗਰਾਏ ਸੰਤ ਸਿਪਾਹੀ ਦਾ ਕਾਲ ਦਿਨ ਫੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਕਾਲ ਦਿਨ ਫੀਸ ਪੈ ਗਈ ਪਿੱਛੜ ਗਿਆ ਸਰਸਾ ਦੇ ਕੰਢੇ ਇੱਕ ਪੁੱਤਰਾਂ ਦਾ ਜੋੜਾ ਪਿੱਛੜ ਗਿਆ ਸਰਸਾ ਦੇ ਕੰਢੇ ਇੱਕ ਪੁੱਤਰਾਂ ਦਾ ਜੋੜਾ ਨੀਹਾਂ ਵਿੱਚ ਚਣਾ ਦਿੱਤੇ ਮਸੂਮ ਥੋੜਾ ਥੋੜਾ ਤੇਰੇ ਸਿਰਾ ਤੇ ਸਜਾ ਕੇ ਲੈ ਗਏ ਮੌਤ ਨੂੰ ਬਿਆ ਕੇ ਤੇਰੇ ਸਿਰਾ ਤੇ ਸਜਾ ਕੇ ਲੈ ਗਏ ਮੌਤ ਨੂੰ ਬਿਆ ਕੇ ਚਾਚੀ ਸਾਰਾ ਪਰਿਵਾਰ ਕੌਮ ਲਿਖ ਲਾ ਕੇ ਰੋਸ ਰੱਬ ਅੱਗੇ ਕੀਤਾ ਬਿਨਾ